shari ke chaleno aaja meri rani tu nach leno सर चढ़ के बोले तेरा नशा नशा मैं करता ना इंतजार देखा तुझे तो हुआ मैं बेकरार गाना बजत नाच बेबी डॉल को टप्पे खिलाऊं जैसे बास्केटबॉल तो नहीं मेरे पास पूरे 100 तरीके तेरी जैसे को बादशाह के पीछे लगाने के घर ले जाने के जन्नत दिखाने आ अकेली चाहे लात उसे ही दिल्ली से हो तू चाहे राय बरेली होगी इनकी सुबह इन माय हवेली लेट्स गो ਹੁਸਨ ਤੈਨੂੰ ਨਵਾਂ ਨਵਾਂ ਕਹਿੰਦੇ ਟੱਪਦੀ ਸੀ ਤੂੰ ਜੱਚਦੀ ਸੀ ਤੂੰ ਚੱਲ ਮੈਨੂੰ ਵੀ ਤੇ ਨੱਚ ਕੇ ਲਖਾ ਹਾਂ ਮੈਂ ਕਾ ਦਾਰੂ ਮਾੜਾ ਮੋਟਾ ਕੈਸ਼ ਯਾਰ ਬੇਲੀਏ ਨੇ ਕਿਤੀ ਕੁਫਰ ਮੈਂ ਸੋ ਮੂੰ ਨਾ ਅਸ਼ਕੇ ਚੜ ਗਈ ਵਲਤੀ ਜਾਨੂੰ ਬੱਚ ਕੇ ਸੋਣੀਏ ਮੇਰੀ ਹੀਰੀਏ ਸਾਰੀ ਨੱਚੀਆਂ ਨੇ ਹੁਣ ਵਾਰੀ ਤੇਰੀਏ ਸੋ ਗੇਰ ਅਪ ਜਵਾਨੀ ਜ਼ਰਾ ਲੱਕ ਨੂੰ ਹਿਲਾ ਜਿਹੜੀ ਵੱਜਦੀ ਆ ਭੀ ਮੂੰ ਮੇਰੀਏ Back a seat.